इस मिट्टी सानू जन्म दिता एदे आलने बिच चुंझ खोली है। इस मिट्टी सानू जन्म दिता एदे आलने बिच चुंझ खोली है। ਦੋਵੇਂ ਪੰਜਾਬ ਦੇ ਵਾਸੀਆਂ ਤੇ ਪੰਜਾਬੀ ਸਾਡੀ ਬੋਲੀ ਏ। ਇਸ ਮਿੱਟੀ ਸਾਨੂੰ ਜਨਮ ਦਿੱਤਾ ਇਹਦੇ ਆਲਣੇ ਵਿੱਚ ਚੁੰਝ ਖੋਲੀ ਏ। ਅਸੀਂ ਦੋਵੇਂ ਪੰਜਾਬ ਦੇ ਪੁੱਤਰ ਹਾਂ ਪੰਜਾਬੀ ਸਾਡੀ ਬੋਲੀ ਏ। ਗੈਨ ਗਮ ਕਰਾਂ ਤੇ ਮੈਂ ਮਰ ਜਾਵਾਂ ਤੇ ਮੇਰੇ ਯਾਰ ਦੀ ਯਾਰੀ ਕੁਝ ਹੋਰ ਹੋ ਗਈ। ਉਹ ਜਿਹੜੀਆਂ ਅੱਖੀਆਂ ਦੇ ਨਾਲ ਸੋਹਣਾ ਤੱਕਦਾ ਸੀ ਅੱਖਾਂ ਉਹੀ ਤੇ ਨਜ਼ਰ ਕੁਝ ਹੋਰ। ਗਲੀਆਂ ਸੁਨੀਆਂ ਸੁਨੀਆਂ ਨੀ ਉਹ ਮੇਰੇ ਯਾਰ ਬਿਨਾ ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ। ਸੁਨੀਆਂ ਸੁਨੀਆਂ ਨੀ ਉਹ ਮੇਰੇ ਯਾਰ ਬਿਨਾ ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ। ਉਹ ਪੰਜਾਬ ਤੂੰ ਥੋੜਾ ਚੰਗੀ ਤਰ੍ਹਾਂ ਗਲੀਆਂ ਸੁਨੀਆਂ ਸੁਨੀਆਂ ਨੇ ਅੱਜ ਮੇਰੇ ਯਾਰ ਬਿਨਾ ਦਿਲ ਪਿਆ ਗੋਤੇ ਗਾਂਦਾ ਏ ਦਿਲਦਾਰ ਬਿਨਾ। ਉੱਚੀਆਂ ਤੇ ਲੰਮੀਆਂ ਲਾਲ ਖਜੂਰਾਂ ਤੇ ਉਹ ਪੱਤਰ ਜਿਨ੍ਹਾਂ ਦੇ ਸਾਵੇ ਉਸ ਦਮ ਨਾਲ ਸਾਡੀ ਸਾਂਝ ਕਿਵੇਂ ਸਜਣਾ ਤੇ ਜਿੱਥੇ ਦਮ ਨਜ਼ਰ ਨਾ ਸੁਨੀਆਂ ਸੁਨੀਆਂ ਨੇ ਅੱਜ ਮੇਰੇ ਯਾਰ ਬਿਨਾ ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ। ਉਹ ਗਲੀਆਂ ਸੁਨੀਆਂ ਸੁਨੀਆਂ ਨੇ ਉਹ ਮੇਰੇ ਯਾਰ ਬਿਨਾ ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ। ਬਣਾਈ ਚੰਗੀ ਐ ਕੋਈ ਕਹਿੰਦਾ ਠੇਕੇ ਤੋਂ ਮੰਗਾਈ ਚੰਗੀ ਐ। ਕੋਈ ਕਹਿੰਦਾ ਘਰ ਦੀ ਬਣਾਈ ਚੰਗੀ ਐ ਕੋਈ ਕਹਿੰਦਾ ਠੇਕੇ ਤੋਂ ਮੰਗਾਈ ਚੰਗੀ ਐ। ਕੋਈ ਕਹਿੰਦਾ ਯਾਰੋ ਇਹ ਘਰ ਦੀ ਖਰਾਬ ਗੱਲ ਸੱਚ ਸਿਆਣੇ ਕਹਿੰਦੇ ਜਿਹੜੇ ਅੱਖੀਆਂ ਚੋ ਪੀ ਲੈਂਦੇ ਸਾਰੀ ਉਮਰ ਸ਼ਰਾਬੀ ਰਹਿੰਦੇ। ਜਿਹੜੇ ਅੱਖੀਆਂ ਚੋ ਪੀ ਲੈਂਦੇ ਸਾਰੀ ਉਮਰ ਸ਼ਰਾਬੀ ਰਹਿੰਦੇ। ਜਿਹੜੇ ਅੱਖੀਆਂ ਚੋ ਪੀ ਲੈਂਦੇ ਸਾਰੀ ਉਮਰ ਸ਼ਰਾਬੀ ਰਹਿੰਦੇ। ਹਾਂਜੀ ਹਾਂ ਚਲੋ ਚਲੋ ਉੱਪਰ ਚਲੋ ਹੋਰ ਚਲੋ ਅੱਛਾ ਆ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦਾ ਤੇ ਭੰਗ ਸੁੱਕ ਜਾਂਦੇ ਨੇ ਉਹ ਕੰਨਿਆਂ ਦੇ ਕਈ ਸੁੱਕ ਜਾਂਦੇ ਤੇ ਕਈ ਮੁੱਕ ਜਾਂਦੇ ਤੇ ਕਈ ਮਰ ਜਾਂਦੇ ਨੇ ਨਾਲ ਤਾਨਿਆਂ ਦੇ ਉਹ ਇਸ਼ਕ ਦੇ ਬਦੇ ਨਹੀਂ ਛੁੱਟਦੇ ਤੇ ਕੈਦੀ ਛੁੱਟ ਜਾਂਦੇ ਨੇ ਜਿਹੜੇ ਖਾਨਿਆਂ ਦੇ ਗਲੀਆਂ ਸੁਣੀਆਂ ਸੁਣੀਆਂ ਨੀ ਉਹ ਮੇਰੇ ਯਾਰ ਬਿਨਾ ਦਿਲ ਪਿਆ ਕੋਤੇ ਕੰਦਾ ਏ ਦਿਲਦਾਰ ਬਿਨਾ ਉਹ ਗਲੀਆਂ ਸੁਣੀਆਂ ਸੁਣੀਆਂ ਨੀ ਉਹ ਮੇਰੇ ਯਾਰ ਬਿਨਾ ਦਿਲ ਪਿਆ ਕੋਤੇ ਕੰਦਾ ਏ ਦਿਲਦਾਰ ਬਿਨਾ ਨਦੀਓ ਪਾਰ ਇੱਕ ਸਿਵਾ ਹੈ ਬਲਦਾ ਤੇ ਉਹ ਜਿਸ ਦਾ ਧੂਆਂ ਪ੍ਰਗਟ ਹੋਵੇ ਨੀ ਚਲੋ ਨੀ ਸਹੀਓ ਆਪਾਂ ਦਰਸ਼ਨ ਕਰੀਏ ਨੀ ਕਿਤੇ ਯਾਰ ਨਾ ਬਲਦਾ ਹੋਵੇ ਗਲੀਆਂ ਸੁਣੀਆਂ ਸੁਣੀਆਂ ਨੀ ਉਹ ਮੇਰੇ ਯਾਰ ਦਿਲ ਪਿਆ ਕੋਤੇ ਕੰਦਾ ਏ ਦਿਲਦਾਰ ਬਿਨਾ ਗਲੀਆਂ ਸੁਣੀਆਂ ਸੁਣੀਆਂ ਨੀ ਉਹ ਮੇਰੇ ਯਾਰ ਬਿਨਾ ਦਿਲ ਪਿਆ ਕੋਤੇ ਕੰਦਾ ਏ ਦਿਲਦਾਰ ਬਿਨਾ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਮਿਹਰਬਾਨੀ ਸ਼ਿੰਦਾ ਭਾਜੀ ਤੁਹਾਡੀ ਮਿਹਰਬਾਨੀ ਜ਼ਿਆਦੇ ਮੈਂ ਥੋੜ੍ਹਾ ਟਾਈਮ ਖਾ ਗਿਆ